हे प्राणनाथ गोविंद है कृपा निधान जगत गुरु हे संसार ताप हरण करणो मैं सब दुख हरो हे शरण जाओ दयाल है दीनानाथ माया करो शरीर स्वस्थ खीन समय सिमरंत नानक राम दमोदर माधव है जाहि कुल ते प्रगट हुए ताहि कुल को नाम उन द्वादश गोविंद को मेरी है पर मैं मछली कैसे अंत मैं मछली कैसे अंत भई मैं मछली कैसे अंत ये तू दरिया मेरा तू दरिया मेरा ओ तू दरिया मेरा तू दरिया मेरा तू दरिया मेरा तू दरिया मेरा दाना बीना मैं मछली कैसे अंत मैं मछली कैसे अंत तू दरिया मेरा तू दरिया मेरा दाना बीना मैं मछली तुम दाते ठाकुर प्रतिपालक नायक खसम हमारे निमख निमख तुम ही प्रतिपालो हम बारक तुमरे धारे जिहवा एक कवन गुण कहिए बेसमार बेअंत स्वामी तेरो अंत ना क्यों लहिए भई मैं मछली कैसे अंत मैं मछली कैसे अंत अगस्त याद जे बड़े तपस्तपी बसे खिए अगस्त आद जे बड़े तपस्वी बसेखिया बेअंत बेअंत बेअंत को करंत पाठ पेखिया भई मैं मछली कैसे अंत मैं मछली कैसे अंत अंत न सिफती कहनांत अंत ना करने दीन नांत अंत न वेखन सुन नांत अंत न जापे क्या मन मंत अंत न जापे कीता आकार अंत न जापे परवा हे मैं मछली कैसे अंत लहां जै मछली कैसे अंत लहां भई तू दरिया मेरा तू दरिया ओ तू दरिया मेरा तू दरिया मेरा तू दरिया मेरा तू दरिया मेरा दाना बीना मैं मछली जय जय देखा ਤੂੰ ਜਲ ਥਲ ਮਈਲ ਪੂਰੀਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨਾ ਵਈ ਕਿਤਰਾ ਦੁੱਖ ਗਣਾ ਬਈ ਜੈ ਜੈ ਦੇਖਾ ਤਾਂ ਜਲਸ ਤੂਹੀ ਥਲਸ ਤੂਹੀ ਨ ਦਿਸ ਤੂਹੀ ਨ ਦਸ ਤੂਹੀ ਬ੍ਰਿਸ਼ਸ ਤੂਹੀ ਪਤਸ ਤੂਹੀ ਚੇਤਸ ਤੂਹੀ ਉਧਰਸ ਤੂਹੀ ਭਜਸਤਵੰਗ ਭਜਸਤਵੰਗ ਰਟਸਤਵੰਗ ਠਟਸਤਵੰਗ ਜਿਵੀਂ ਤੂਹੀ ਜਮਾ ਤੂਹੀ ਮਕੀ ਤੂਹੀ ਮਕਾ ਤੂਹੀ ਅਪੂ ਤੂਹੀ ਅਪਹਿ ਤੂਹੀ ਅਛੂ ਤੂਹੀ ਅਸ਼ਹਿ ਤੂਹੀ ਜਤਸ ਤੂਹੀ ਬ੍ਰਤਸ ਤੂਹੀ ਗਤਸ ਤੁਸੀਂ ਮਤਸ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਤੂਹੀ ਜੈ ਜੈ ਦੇਖ ਤੈ ਤੈ ਜੁੱਤੇ ਨਿਕਸੀ ਫੂਟ ਮਰਾਂ ਤੁਜਤੇ ਨਿਕਸੀ ਫੂਟ ਮਰਾਂ ਭਈ ਤੂੰ ਦਰਿਆਓ ਮੇਰਾ ਤੂੰ ਦਰਿਆਓ ਮੇਰਾ ਦਾਨਾ ਬੀਨਾ ਮੈਂ ਮਛਲੀ ਨੇਖਾ ਤਹਿ ਤਹਿ ਤੂ ਹੈ ਏਕ ਨਾਥ ਸਭ ਜਗਤ ਮੈਂ ਵਿਆਪ ਰਹੋ ਸਭ ਦੀ ਸਭ ਜੂਨਨ ਮੈਂ ਰਵ ਰਹੋ ਊਚ ਨੀਚ ਕੇ ਵੇਸ ਜੈ ਜੈ ਦੇਖੋ ਤਹਿ ਤਹਿ ਤੂ ਹੈ ਤੁਤੇ ਨਿਕਸੀ ਫੂਟ ਮਰ ਨਾ ਜਾਣਾ ਮੇਓ ਨਾ ਜਾਣਾ ਜਾਂ ਦੁੱਖ ਲੱਗੇ ਤਾਂ ਤੁਝੇ ਸਮਾਸ ਬਈ ਜਾਂ ਦੁੱਖ ਲੱਗੇ ਤਾਂ ਤੁਝੇ ਸਮਾਲੀ ਤੂੰ ਦਰਿਆਓ ਮੇਰਾ ਤੂੰ ਦਰਿਆਓ ਓ ਤੂੰ ਦਰਿਆਓ ਮੇਰਾ ਤੂੰ ਦਰਿਆਓ ਮੇਰਾ ਤੂੰ ਦਰਿਆਓ ਮੇਰਾ ਤੂੰ ਦਰਿਆਓ ਮੇਰਾ ਦਾਨਾ ਬੀਨਾ ਮੈਂ ਮਛਲੀ।